ਨਹੀਂ ਦੱਸ ਕਦ ਪਾਉਣੇ ਪੇਰੇ ਹੁਣ ਤੱਕ ਕਈ ਸਾਲ ਬੀਤ ਗਏ ਮੁਲਾਕਾਤ ਕੀਤੀ ਨੂੰ ਬੜੀ ਦੇਰ ਹੋ ਗਈ ਵੀਰਿਆ ਬੜੀ ਦੇਰ ਹੋ ਗਈ ਵੀਰਿਆ ਕੱਟਿਆ ਬੈਗ ਪੀਤੀ ਨੂੰ ਬੜੀ ਦੇਰ ਹੋ ਗਈ ਵੀਰਿਆ ਕੱਟਿਆ ਬੈਗ ਪੀਤੀ ਨੂੰ ਬੜੀ ਦੇਰ ਹੋ ਗਈ ਵੀਰਿਆ ਬੜੀ ਦੇਰ ਹੋ ਗਈ ਵੀਰਿਆ ਕੱਟਿਆ ਬੈਗ ਪੀਤੀ ਨੂੰ ਬੜੀ ਦੇਰ ਹੋ ਗਈ ਵੀਰਿਆ ਕੱਟਿਆ ਬੈਗ ਪੀਤੀ ਨੂੰ ਬੜੀ ਦੇਰ ਹੋ ਗਈ ਵੀਰਿਆ ਬੜੀ ਦੇਰ ਹੋ ਗਈ ਵੀਰਿਆ ਕੱਟਿਆ ਬੈਗ ਪੀਤੀ ਨੂੰ ਬੜੀ ਦੇਰ ਹੋ ਗਈ ਵੀਰਿਆ ਕੱਟਿਆ ਬੈਗ ਪੀਤੀ ਨੂੰ ਕੱਟ ਜਾ ਥੋੜੇ ਵੀਕ ਦੀਆ ਸੀ ਦੀਆਂ ਰਾਵਾਂ ਰੋਜ਼ ਉੜੀਕਦੀਆਂ ਛੁੱਟੀਆਂ ਕੱਟ ਜਾ ਥੋੜੇ ਵੀਕ ਦੀਆ ਬੱਚਿਆਂ ਨੂੰ ਪੰਜਾਬ ਲਿਆ ਨਾਲ ਆਪੀ ਪ੍ਰੀਤੀ ਨੂੰ ਬੜੀ ਦੇਰ ਹੋ ਗਈ ਵੀਰਿਆ ਬੜੀ ਦੇਰ ਹੋ